ਇੱਕ ਹੈ ਸਾਡੀ ਆਸ਼ਾ ਜਿਹੜਾ ਸਾਡੀਆਂ ਸੁੱਖ ਸੁਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ। Everybody needs a bosom for a pillow. Everybody needs a bosom. Mine's